सतना करता पुरख अकाल मूरत आजुने सैभं गुर प्रसाद जप आदि सच जुगाद सच है पी सच नानक सिपे सच सतपुरख जिन जानिया सतपुरख जिन जानिया सतगुर तिसका नाम इसकै संग सिख उतरै नानक नानक हर गुण गाओ भौर न मरना होए भौर न मरना होए भौर न मरना होए भौर न मरना होए भौर न मरना होए भौर न मरना होए भौर न मरना होए भौर न मरना होए ऐसी मरने जो मरे ऐसी मरने जो मरे ऐसी मरने जो मरे ऐसी मरने जो मरे भौर न मरना होए फिर भौर न मरना होए भौर न मरना होए भौर न मरना होए कबीर मरता मरता जग मुआ मर पी न जाने को ऐसी मरनी जो मरे भौर न मरना होए जिस मरने ते जाग डरा मेरा मन आनंद मरने ही तै पाए पूर्ण परमानंद सबना मरना आया विछोड़ा सबना पुछो जाए सियाणिया आगे मिलने किना पहला मरना कबूल जीवन की छाट आस ओ सबन की रेण का सौ आओ हमारे पास परम सत्कार चरणा विच सजी हुई साजी नु साथ संगी अमृत वेले दा समा चल रहा है सतगुरां दी बख्शिश दे नाल आप जी शामा तो ही सतगुरां दे गुरु चरणा विच हाजरी लवा रहे हो भागा वाले जी गुरु की संगत विच बैठ के गुरबाणी दा रस पिन्ना बाणी दी कथा शामा तो ही सरवण करद्या करद्या गुरु कृपा दे नाल अमृत वेला आ चुकिया है टाइम 2:05 का टाइम हो चुका अज महापुरखां दी पवित्र बरसी है क्योंकि 12 बजे तो बाद 2 तरीक का समा आ गया इसे करके कीर्तन का प्रकरण कबीर मरता मरता जग मुआ मर पे ना जानिया कोई ऐसी मरनी जो मरे ਔਰ ਨਾ ਮਰਨਾ। ਕੀਰਤਨ ਦਾ ਪ੍ਰਕਰਨ ਮਹਾਂਪੁਰਖਾਂ ਦੀ ਬਰਸੀ ਦੇ ਸੰਬੰਧ ਵਿੱਚ ਸ਼ੁਰੂ। ਅੱਜ ਦੇ ਦਿਨ ਸ਼੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ, ਇਹ ਦੋ ਪਵਿੱਤਰ ਰੂਹਾਂ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਕਮਲਾਂ ਵਿੱਚ ਉਹ ਬਚਨ ਸਿੱਧ ਕਰ ਗਏ ਸਨ। ਕਬੀਰ ਮੋਹਿ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਰ। ਅੱਜ ਦਾ ਹੀ ਉਹ ਦੇਣ ਹੈ ਸਾਧ ਸੰਗਤ। ਸਮਾਂ ਆਪਣੀ ਚਾਲ ਤੁਰਦਾ ਰਹਿੰਦਾ ਹੈ, ਸੰਸਾਰ ਵਿੱਚ ਵਿਚਰਦਿਆਂ ਕਈ ਸਮੇਂ ਆਉਂਦੇ ਨੇ, ਪਰੰਤੂ ਸਾਧ ਸੰਗਤ ਜੀਓ, ਜੋ ਇਹ ਮਹਾਂਪੁਰਖਾਂ ਦਾ ਪਵਿੱਤਰ ਸ਼ਹੀਦੀ ਦੇਣ ਮਹਾਂਪੁਰਖਾਂ ਦੀ ਸਾਲਾਨਾ ਬਰਸੀ ਦੇ ਯਾਦ ਵਿੱਚ ਮਨਾਇਆ ਜਾ ਰਿਹਾ ਹੈ। ਮਹਾਂਪੁਰਖਾਂ ਦਾ ਬੜਾ ਵੱਡਾ ਉਪਰਾਲਾ ਹੈ ਸ਼੍ਰੀਮਾਨ ਸੰਤ ਬਾਬਾ ਸੱਜਣ ਸਿੰਘ ਜੀ ਦਾ, ਜਿਨ੍ਹਾਂ ਨੇ ਐਸਾ ਸਫ਼ਰ ਉਪਰਾਲਾ ਕਰਕੇ ਸਾਧ ਸੰਗਤ ਆਪਣੇ ਇਲਾਕੇ ਵਿੱਚ ਐਸਾ ਵੱਡਾ, ਅਜੇ ਤੱਕ ਕੀਰਤਨ ਦਰਬਾਰ ਦਾ ਸਮਾਂ ਨਹੀਂ ਹੋਇਆ, ਕੀਰਤਨ ਦਰਬਾਰ ਦਾ ਐਸਾ ਸਮਾਗਮ ਅਜੇ ਤੱਕ ਆਪਣੇ ਇਲਾਕੇ ਵਿੱਚ ਏਡੀ ਵੱਡੀ ਇਕੱਤਰਤਾ ਵਿੱਚ ਦਮਦਮੀ ਟਕਸਾਲ ਦੇ ਹੈੱਡਕੁਆਟਰ ਤੋਂ ਬਿਨਾਂ ਹੋਰ ਕਿਤੇ ਪੇਂਡੂ ਇਲਾਕੇ ਵਿੱਚ ਨਹੀਂ ਹੋਇਆ। ਸੋ ਹੁਕਮ ਕੀਤਾ ਸੀ ਮਹਾਂਪੁਰਖਾਂ ਨੇ, ਕਹਿੰਦੇ ਸੀ ਕਿ 4-5 ਵਜੇ ਤੱਕ ਮਹਾਰਾਜ ਦੀ ਪਵਿੱਤਰ ਗੁਰਬਾਣੀ ਦੇ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਤੱਕ ਇਹ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਸੰਗਤਾਂ ਨੇ ਜਸ ਕਰਨਾ ਹੈ ਤੇ ਸੰਗਤਾਂ ਨੇ ਜਸ ਸੁਣਨਾ ਹੈ। ਰਾਗੀ ਸਿੰਘ ਆਪੋ ਆਪਣੇ ਡਿਊਟੀਆਂ ਭਗਤਾ ਕੇ ਗੁਰੂ ਸਾਹਿਬ ਦੇ ਖੁਸ਼ੇ ਲੈ ਕੇ ਮਹਾਂਪੁਰਖਾਂ ਦੇ ਬਚਨਾਂ ਦੇ ਅਨੁਸਾਰ ਇੱਥੋਂ ਰਵਾਨਗੀ ਪਾ ਗਏ। ਬੇਸ਼ੱਕ ਆਪਾਂ ਸਰੋਤੇ ਬਣ ਕੇ ਬੜਾ ਆਨੰਦ ਆ ਰਿਹਾ ਸੀ, ਜਿਹੜੀ ਸੁਣ ਕੇ ਸਾਧ ਸੰਗਤ ਆਨੰਦ ਪ੍ਰਾਪਤ ਹੁੰਦਾ ਹੈ, ਉਹ ਕੀਰਤਨ ਕਰਨ ਤੇ ਸਤਿਗੁਰੂ ਦੀ ਖੁਸ਼ੀ ਤੇ ਹੁੰਦੀ ਹੈ, ਪਰੰਤੂ ਸੁਣਨ ਵਿੱਚ ਆਨੰਦ ਜ਼ਿਆਦਾ ਵਰਤਦਾ। ਮਹਾਂਪੁਰਖਾਂ ਫਿਰ ਹੁਕਮ ਲਾਇਆ ਸ਼੍ਰੀਮਾਨ ਸੰਤ ਬਾਬਾ ਸੱਜਣ ਸਿੰਘ ਜੀ ਹੋਣਾ, ਕਿ ਜਿੰਨਾ ਚਿਰ ਆਸਾ ਜੀ ਦੀ ਵਾਰ ਦਾ ਕੀਰਤਨ ਕਰਨ ਵਾਸਤੇ ਰਾਗੀ ਸਿੰਘ ਤਿਆਰ ਬਿਆਰ ਹੋ ਕੇ ਗੁਰੂ ਦੀ ਗੋਦ ਵਿੱਚ ਨਹੀਂ ਆਉਂਦੇ, ਉਹਨਾਂ ਚਿਰ ਤੁਹਾਡਾ ਪਹਿਰਾ ਹੈ ਕਿ ਕੁਝ ਸਮਾਂ ਕੀਰਤਨ ਗੁਰੂ ਦੇ ਦਰਬਾਰ ਵਿੱਚ ਹੋਵੇ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਸੋ ਕੀਰਤਨ ਦਾ ਪ੍ਰਕਰਨ ਮਹਾਂਪੁਰਖਾਂ ਦੇ ਅਮਰ ਸ਼ਹੀਦ ਸੰਤ ਬਾਬਾ ਸੇਵਾ ਸਿੰਘ ਜੀ, ਸ਼ਹੀਦ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ, ਜਿਨ੍ਹਾਂ ਦੀ ਯਾਦ ਵਿੱਚ ਅੱਜ ਬਰਸੀ ਦਾ ਦਿਨ ਆ ਗਿਆ ਹੈ 2 ਦਸੰਬਰ ਦਾ। ਸੋ ਸਾਧ ਸੰਗਤ ਜੀਓ, ਜਿਹੜੀਆਂ ਸੰਗਤਾਂ ਪੰਡਾਲ ਵਿੱਚ ਸੁੱਤੀਆਂ ਪਈਆਂ ਨੇ, ਉਹਨਾਂ ਨੂੰ ਬੇਨਤੀ ਕਰਾਂਗੇ ਕਿ 2-2.5 ਘੰਟੇ ਦਾ ਸਮਾਂ ਹੈ, ਚਲੋ ਜੇਕਰ ਕੋਈ ਸਰੀਰ ਵਿੱਚ ਥਕਾਵਟ ਮਹਿਸੂਸ ਹੁੰਦੀ ਹੈ, ਜਾ ਕੇ ਪੰਚ ਇਸ਼ਨਾਨਾ ਕਰ ਲਓ, ਇਸ਼ਨਾਨ ਕਰ ਲਓ, ਜਲ ਪਾਣੀ ਛੱਕ ਕੇ ਫਿਰ ਗੁਰੂ ਦਰਬਾਰ ਵਿੱਚ ਆਣ ਬੈਠੋ, ਕਿਉਂਕਿ ਆਪਣੇ ਸਰੀਰ ਪਹਿਲੇ ਵਾਲੇ ਨਹੀਂ ਰਹੇ। ਇਸ ਸਰੀਰ ਬਾਰੇ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬਚਨ ਕੀਤਾ ਸੀ, ਕਾਲ ਨਾਹੀਂ ਯੋਗ ਨਾਹੀਂ ਸਤ ਕਾ ਢੱਬ। ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਪਹਿਲੇ ਵਾਲਾ ਸਮਾਂ ਨਹੀਂ। ਪਹਿਲਾਂ ਕਿਹੜਾ ਸਮਾਂ ਹੁੰਦਾ ਸੀ ਸਾਧ ਸੰਗਤ ਜੀਓ? 7 ਯੁੱਗ ਦੇ ਵਿੱਚ ਮਨੁੱਖ ਦੀ 1 ਲੱਖ ਸਾਲ ਉਮਰ ਹੋਇਆ ਕਰਦੀ ਸੀ। 7 ਯੁੱਗ ਵਿੱਚ ਸਰੀਰ ਬੜੇ ਮਜ਼ਬੂਤ ਹੁੰਦੇ ਸਨ। ਤ੍ਰੇਤੇ ਯੁੱਗ ਵਿੱਚ 10,000 ਸਾਲ ਉਮਰ ਮਨੁੱਖ ਦੀ ਹੁੰਦੀ ਸੀ, ਆਦਮੀ ਦੀ। ਦੁਆਪਰ ਦੇ ਵਿੱਚ 1,000 ਸਾਲ ਉਮਰ ਹੋਇਆ ਕਰਦੀ ਸੀ। ਜਿਉਂ ਜਿਉਂ ਦੁਨੀਆਂ ਵਿੱਚ ਪਾਪ ਵੱਧਦਾ ਗਿਆ, ਜਿਉਂ ਜਿਉਂ ਦੁਨੀਆਂ ਵਿੱਚ ਸਾਧ ਸੰਗਤ ਜੀਓ ਗਿਰਾਵਟ ਆਉਂਦੀ ਗਈ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂ ਰਹਿਆ ਭਰਪੂਰ। ਐਸੀ ਗਿਰਾਵਟ ਆਉਂਦੀ ਗਈ, ਤਿਉਂ ਤਿਉਂ ਨਿਰੰਕਾਰ ਨੇ ਹੁਕਮ ਵਰਤਾ ਕੇ ਉਮਰ ਨੂੰ ਵੀ 10 ਗੁਣਾ ਘਟਾਉਣਾ ਸ਼ੁਰੂ ਕੀਤਾ। 10 ਗੁਣਾ ਪਾਪ ਵੱਧ ਗਿਆ ਤੇ 10 ਗੁਣਾ ਅਕਾਲ ਪੁਰਖ ਵਾਹਿਗੁਰੂ ਨੇ ਮਨੁੱਖ ਦੀ ਉਮਰ ਘਟਾਉਣੀ ਸ਼ੁਰੂ ਕਰ ਦਿੱਤੀ। ਕਾਲ ਯੁੱਗ ਦੇ ਲੋਕਾਂ ਦੀ ਉਮਰ ਕੋਈ 100 ਕੁ ਸਾਲ ਅੰਦਾਜ਼ਾ ਲੱਗਦਾ ਹੈ, ਉਹ ਵੀ ਕੋਈ ਵਿਰਲਾ ਹੀ ਭੋਗਦਾ ਹੈ। ਸੋ ਬੇਨਤੀ ਕੀਤੀ ਜਾ ਰਹੀ ਸੀ ਕਿ ਪਹਿਲੇ ਵਾਲੇ ਸਰੀਰ ਨਹੀਂ ਪਰੰਤੂ ਹੈਨ ਵਿਰਲੇ, ਕਈ ਐਸੇ ਵੀ ਜੀਵ ਹਨ ਜਿਨ੍ਹਾਂ ਦੇ ਮਨ ਵਿੱਚ ਇਹ ਵਿਚਾਰ ਹੈ ਕਿ ਤ੍ਰਿਕਾਲਾਂ ਤੋਂ ਦੀਵਾਨ ਦੀ ਹਾਜ਼ਰੀ ਭਰ ਰਹੇ ਹਾਂ ਤੇ ਅੰਮ੍ਰਿਤ ਵੇਲੇ ਪੰਡਾਲ ਵਿੱਚੋਂ ਜਾਣਾ ਹੈ। ਉਹ ਵੀ ਰੂਹਾਂ ਨਜ਼ਰ ਆਉਂਦੀਆਂ ਨੇ, ਉਹ ਰੂਹਾਂ ਧਨ ਹਨ। ਜਿਨ੍ਹਾਂ ਨੇ ਸਾਧ ਸੰਗਤ 10-20 ਮਿੰਟ 1/2 ਘੰਟਾ ਵੀ ਹਾਜ਼ਰੀ ਭਰੀ ਹੈ, ਧਨਤਾ ਦੇ ਯੋਗ ਤੇ ਉਹ ਵੀ ਹਨ, ਪਰੰਤੂ ਜਿਨ੍ਹਾਂ ਲਾਹਾ ਗੁਰਬਾਣੀ ਦਾ ਜਾਗ ਕੇ ਪ੍ਰਾਪਤ ਹੁੰਦਾ ਹੈ, ਮਨ ਕਰਕੇ ਵੀ ਜਾਗਣਾ, ਸਰੀਰ ਕਰਕੇ ਵੀ ਜਾਗਣਾ, ਕਈ ਸਰੀਰ ਕਰਕੇ ਲੈ ਕੇ ਬੈਠੇ ਰਹਿੰਦੇ ਨੇ ਤੇ ਮਨ ਕਰਕੇ ਹਾਜ਼ਰ ਨਹੀਂ ਰਹਿੰਦੇ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ ਗੁਰਬਾਣੀ ਵਿੱਚ, ਜਾਗਣਾ ਜਾਗਣ ਨੀਕਾ ਹਰ ਕੀਰਤਨ ਮਹਿ ਜਾਗਣਾ। ਕਹਿੰਦੇ ਪਿਆਰਿਓ, ਜੇਕਰ ਤੈਨੂੰ ਜਾਗਣ ਦਾ ਚਾਹ ਹੈ, ਜਾਗਣਾ ਉਹ ਭਲਾ ਹੈ ਜੋ ਵਾਹਿਗੁਰੂ ਦੇ ਨਾਮ ਦਾ ਜਸ ਕਰਦਿਆਂ, ਵਾਹਿਗੁਰੂ ਦੇ ਨਾਮ ਦਾ ਕੀਰਤਨ ਕਰਦਿਆਂ ਸਮਾਂ ਲੰਘ ਜਾਵੇ, ਜਾਗਦਿਆਂ ਉਹ ਜਾਗਣਾ ਕਿਸੇ ਥਾਂ ਪੈ ਜਾਂਦਾ। ਸੋ ਸਾਧ ਸੰਗਤ ਆਓ, ਸੰਗਤ ਨੂੰ ਇੱਕ ਵਾਰ ਪਿਆਰ ਭਰੇ ਕੰਨਿਆਂ ਕਰੀਏ, ਸਾਰਿਆਂ ਨੇ ਹਾਜ਼ਰੀ ਲਵਾਉਣੀ ਹੈ। ਆਈਆਂ ਬੀਬੀਆਂ ਗੁਰਮਵੀਰ, ਜਾਗੋ ਜਾਗੋ ਸੂਤਿਓ, ਚੱਲਿਆ ਵਣਜਾਰਾ, ਸਾਰੇ ਆਤਮਾ ਕਰਕੇ ਵੀ ਜਾਗੋ, ਸਰੀਰ ਕਰਕੇ ਵੀ ਜਾਗੋ ਗੁਰਮੁਖੋ। ਉਹ ਮਹਾਂਪੁਰਖ ਧੰਨ ਜਿਹੜੇ ਮਹਾਂਪੁਰਖਾਂ ਨੇ ਸਾਧ ਸੰਗਤ ਪਤਾ ਸੀ ਮਹਾਂਪੁਰਖਾਂ ਨੂੰ ਪਹਿਲੋਂ ਹੀ, ਸ਼੍ਰੀਮਾਨ ਸੰਤ ਬਾਬਾ ਸੇਵਾ ਸਿੰਘ ਜੀ ਨੂੰ ਇਸ ਹੁਕਮ ਦਾ ਪਤਾ ਸੀ। ਤਦੇ ਤੋਂ ਪਹਿਲਾਂ ਉਹਨਾਂ ਨੇ 8-10 ਦਿਨ ਪਹਿਲਾਂ ਹੀ ਸ਼੍ਰੀਮਾਨ ਸੰਤ ਬਾਬਾ ਸੱਜਣ ਸਿੰਘ ਜੀ ਹੋਣਾ ਨੂੰ ਦਸਤਾਰ ਬੰਦੀ ਦੀ ਰਸਮ ਕਰ ਦਿੱਤੀ ਸੀ। ਐਸੀਆਂ ਰੂਹਾਂ ਵਿਰਲੀਆਂ ਹੁੰਦੀਆਂ ਨੇ ਸਾਧ ਸੰਗਤ ਜੀਓ, ਜਿਹਨਾਂ ਨੂੰ ਪਤਾ ਵੀ ਹੋਵੇ ਕਿ ਸਾਡਾ ਅੰਤਿਮ ਸਮਾਂ ਆਉਣ ਵਾਲਾ ਹੈ। ਫਿਰ ਕਿਹਨੂੰ ਭੁੱਲ ਹੈ ਕਿ ਜਦੋਂ ਅੱਜ ਦੇ ਦਿਨ ਮਹਾਂਪੁਰਖ ਸ਼ਹਾਦਤ ਦਾ ਜਾਮ ਪੀ ਗਏ ਸਨ, ਆਪ ਉਹਨਾਂ ਨੇ ਕੇਸਾਂ ਸਣੇ ਇਸ਼ਨਾਨ ਕੀਤਾ ਸੀ ਸਾਧ ਸੰਗਤ ਜੀਓ। ਤੇ ਨਾਲ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ ਨੇ ਕੇਸਾਂ ਸਣੇ ਇਸ਼ਨਾਨ ਕਰਿਆ। ਪਤਾ ਸੀ ਇਹ ਭਾਣਾ ਵਰਤਣ ਵਾਲਾ ਹੈ, ਕਿਉਂਕਿ ਗੁਰਬਾਣੀ ਤਾਂ ਕਹਿੰਦੀ ਹੈ ਸਾਧ ਸੰਗਤ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨ ਕੀ ਰੇਣਕਾ। ਆਓ ਹਮਾਰੇ ਪਾਸ ਆਓ, ਰਲ ਮਿਲ ਕੇ ਸਾਰੇ ਜ਼ੁਬਾਨ ਦੇ ਨਾਲ ਬੋਲਿਓ, ਕੰਨਾਂ ਦੇ ਰਾਹੀਂ ਸੁਣਿਓ, ਹਿਰਦੇ ਵਿੱਚ ਵਸਾਇਓ। ਅਜਿਹੇ ਮਹਾਂਪੁਰਖਾਂ ਦੀ ਮਨ ਦੀ ਭਾਵਨਾ ਕੀ ਹੁੰਦੀ ਹੈ ਸਾਰੇ ਪੜਿਓ ਪਏ। ਮਰਨੋ ਮੂਲ ਨਾ ਡਰਦੇ ਉਹ ਜਿਹੜੇ ਮੌਤ ਦੇ ਦੀਵਾਨੇ, ਮਰਨੋ ਮੂਲ ਨਾ ਡਰਦੇ ਜਿਹੜੇ ਮੌਤ ਦੇ ਦੀਵਾਨੇ, ਮਰਨ ਮੂਲ ਨਾ ਡਰਦੇ ਜਿਹੜੇ ਮਾਤ ਦੇ ਦੀਵਾਨੇ, ਮਰਨ ਮੂਲ ਨਾ ਡਰਦੇ ਜਿਹੜੇ ਮਾਤ ਦੇ ਦੀਵਾਨੇ। ਮਾਤ ਦੇ ਦੀਵਾਨੇ, ਮਾਤ ਦੇ ਦੀਵਾਨੇ, ਮਾਤ ਦੇ ਦੀਵਾਨੇ ਜਿਹੜੇ ਮਾਤ ਦੇ ਦੀਵਾਨੇ, ਮੌਤ ਦੇ ਦੀਵਾਨੇ ਜਿਹੜੇ ਮੌਤ ਦੇ ਦੀਵਾਨੇ, ਮੌਤ ਦੇ ਦੀਵਾਨੇ ਜਿਹੜੇ ਮੌਤ ਦੇ ਦੀਵਾਨੇ। ਮਰਨ ਮੂਲ ਨਾ ਡਰਦੇ ਜਿਹੜੇ ਮਾਤ ਦੇ ਦੀਵਾਨੇ, ਮਰਨ ਮੂਲ ਨਾ ਡਰਦੇ ਜਿਹੜੇ ਮਾਤ ਦੇ ਦੀਵਾਨੇ। ਜਿਸ ਮਰਨੇ ਤੇ ਜਾਗ ਡਰੇ ਮੇਰਾ ਮਨ ਆਨੰਦ, ਮਰਨ ਹੀ ਤੈਂ ਪਾਇਆ ਪੂਰਨ ਪਰਮਾਨੰਦ। ਜਿਹੜੀ ਮੌਤ ਤੋਂ ਸਾਧ ਸੰਗਤ ਸਾਰਾ ਸੰਸਾਰ ਚਾਲੂ, ਜਿਹੜੀ ਮੌਤ ਤੋਂ ਸਾਰਾ ਸੰਸਾਰ ਡਰਦਾ ਹੈ, ਹਰੇਕ ਨੂੰ ਪਤਾ ਹੈ ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦਿਸੈ ਸੋ ਕੱਲ ਹੈ ਖਰਨਾ। ਹਰੇਕ ਜੀਵ ਨੂੰ ਪਤਾ ਹੈ ਕਿ ਸੰਸਾਰ ਤੋਂ ਨਾ ਕੋਈ ਬਾਦਸ਼ਾਹ ਰਿਹਾ, ਨਾ ਕੋਈ ਸ਼ਾਹ ਰਿਹਾ, ਨਾ ਵਪਾਰੀ ਰਿਹਾ। ਜੋ ਵੀ ਦੀਦਾ ਹੈ ਉਹਨੂੰ ਕਾਲ ਨੇ ਇੱਕ ਨਾ ਇੱਕ ਦਿਨ ਲੈ ਜਾ ਕੇ ਜਾਣਾ ਹੈ, ਖੜਨਾ ਹੈ। ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦਿਸੈ ਸੋ ਕੱਲ ਹੈ ਖਰਨਾ। ਪਰੰਤੂ ਸਾਧ ਸੰਗਤ ਮਹਾਂਪੁਰਸ਼ਾਂ ਦੇ ਜਿਹੜੇ ਅੰਤਮ ਸਮਾਂ ਹੋਇਆ ਕਰਦਾ ਹੈ, ਉਹ ਆਪਣੀ ਮੌਜ ਦਾ ਹੋਇਆ ਕਰਦਾ ਹੈ। ਦੁਨੀਆਂ ਵਿੱਚ ਤਾਂ ਅਨੇਕਾਂ ਹੀ ਹੋ ਚੁੱਕੇ ਨੇ, ਦੁਨੀਆਂ ਵਿੱਚ ਤਾਂ ਰਾਜਿਆਂ ਮਹਾਰਾਜਿਆਂ ਦਾ ਵੀ ਪਤਾ ਨਹੀਂ ਲੱਗਦਾ। ਸਾਧ ਸੰਗਤ ਜੀ ਮਹਾਂਪੁਰਸ਼ ਕਿਹਾ ਕਰਦੇ, ਜਦੋਂ ਆਪਾਂ ਧਰਤੀ ਤੇ ਤੁਰਦੇ ਹਾਂ, ਇੱਕ ਪੈਰ ਆਪਣਾ ਰਾਜੇ ਦੇ ਸਿਰ ਤੇ ਆਉਂਦਾ ਹੈ, ਦੂਸਰਾ ਵਜ਼ੀਰ ਦੇ ਸਿਰ ਤੇ ਆਉਂਦਾ ਹੈ। ਗੱਲ ਕੀ ਇੰਨੀ ਦੁਨੀਆਂ ਹੀ ਹੁਣ ਤੱਕ ਸੰਸਾਰ ਤੋਂ ਰਾਜੇ ਮਹਾਰਾਜੇ ਹੋ ਚੁੱਕੇ, ਵਜ਼ੀਰ ਹੋ ਚੁੱਕੇ ਨੇ, ਤੇ ਆਮ ਆਦਮੀ ਦਾ ਤਾਂ ਕੋਈ ਪਤਾ ਹੀ ਨਹੀਂ ਹੈ ਕਿੰਨੇ ਹੋ ਚੁੱਕੇ ਨੇ। ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦਿਸੈ ਸੋ ਕੱਲ ਹੈ ਖਰਨਾ। ਪਰੰਤੂ ਸਾਧ ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਦੇ ਪਿਆਰਿਆਂ ਦੀ ਜਿਹੜੀ ਮੌਤ ਹੁੰਦੀ ਹੈ, ਗੁਰਬਾਣੀ ਇਸ ਗੱਲ ਨੂੰ ਤਸਦੀਕ ਕਰਦੀ ਹੈ। ਮਰਨਾ ਕਬੂਲ ਲੈ ਜੀਵਨ ਦੀ ਛੱਡ ਦੇ ਆਸਾ, ਮਰਨਾ ਕਬੂਲ ਲੈ। ਜੀਵਨ ਦੀ ਛੱਡ ਦੇ ਆਸਾ, ਮਰਨਾ ਕਬੂਲ ਲੈ। ਮਰਨਾ ਕਬੂਲ ਲੈ, ਜੀਵਨ ਦੀ ਛੱਡ ਦੇ ਆਸਾ, ਮਰਨਾ ਕਬੂਲ ਲੈ। ਜੀਵਨ ਦੀ ਛੱਡ ਦੇ ਆਸਾ, ਜੀਵਨ ਦੀ ਛੱਡ ਦੇ ਆਸਾ, ਜੀਵਨ ਦੀ ਛੱਡ ਦੇ ਆਸਾ, ਜੀਵਨ ਦੀ ਛੱਡ ਦੇ ਆਸਾ, ਜੀਵਨ ਦੀ ਛੱਡ ਦੇ ਆਸਾ। ਜੀਵਨ ਦੀ ਛੱਡ ਦੇ ਆਸਾ, ਜੀਵਨ ਦੀ ਛੱਡ ਦੇ ਆਸਾ, ਜੀਵਨ ਦੀ ਛੱਡ ਦੇ ਆਸਾ, ਜੀਵਨ ਦੀ ਛੱਡ ਦੇ ਆਸਾ। ਮਰਨਾ ਕਬੂਲ ਲੈ, ਜੀਵਨ ਦੀ ਛੱਡ ਦੇ ਆਸਾ, ਮਰਨਾ ਕਬੂਲ ਲੈ। ਜੀਵਨ ਦੀ ਛੱਡ ਦੇ ਆਸਾ, ਮਰਨਾ ਕਬੂਲ ਲੈ, ਛੱਡ ਦੇ ਆਸਾ। ਗੁਰਮਤਿ ਆਪਾਂ ਨੂੰ ਮਤ ਦਿੰਦੀ, ਕਿੰਨੇ ਸ਼ਹੀਦ ਹੋ ਚੁੱਕੇ ਨੇ ਸ਼ਹੀਦਾਂ ਦੇ ਸਰਤਾਜ, ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਇੱਕ ਪਾਸੇ ਸਾਧ ਸੰਗਤ ਜੀ ਤੱਤੀ ਤਵੀ ਤੇ ਬੈਠੇ ਨੇ, ਤੱਤੀ ਰੇਤਾ ਸੀਸ ਵਿੱਚ ਪੈ ਰਹੀ ਹੈ। ਜ਼ਾਲਮ ਦਾ ਮਨ ਇੱਥੇ ਵੀ ਪਤੀਜਿਆ ਨਹੀਂ, ਜ਼ੁਲਮ ਕਮਾਉਣ ਵਾਲੇ ਦਾ ਮਨ ਇੱਥੇ ਵੀ ਰੱਜਿਆ ਨਹੀਂ, ਕਿਉਂਕਿ ਉਹਨੂੰ ਇਸ ਗੱਲ ਦਾ ਪਤਾ ਨਹੀਂ ਹੈ। ਮਨ ਕਾ ਰਾਤੜਿਆ ਵਾਟ ਦੋਹੇਲੀ ਰਾਮ, ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ, ਤੇਰਾ ਕੋਈ ਨਾ ਬੇਲੀ ਜੀ ਆਪ ਕਮਾਵਦਿਆ, ਕੋਈ ਨਾ ਬੇਲੀ ਪਾਪ ਕਮਾਵਦਿਆ, ਤੇਰਾ ਕੋਈ ਨਾ ਬੇਲੀ ਜੀ। ਤੇਰਾ ਕੋਈ ਨਾ ਬੇਲੀ ਪਾਪ ਕਮਾਵਦਿਆ, ਕੋਈ ਨਾ ਬੇਲੀ ਜੀ ਪਾਪ ਕਮਾਵਦਿਆ, ਤੇਰਾ ਕੋਈ ਨਾ ਬੇਲੀ ਜੀ, ਕੋਈ ਨਾ ਬੇਲੀ ਜੀ, ਕੋਈ ਨਾ ਬੇਲੀ ਜੀ, ਕੋਈ ਨਾ ਬੇਲੀ ਜੀ। ਤੇਰਾ ਕੋਈ ਨਾ ਬੇਲੀ ਜੀ, ਕੋਈ ਨਾ ਬੇਲੀ ਜੀ, ਤੇਰਾ ਕੋਈ ਨਾ ਬੇਲੀ ਜੀ, ਕੋਈ ਨਾ ਬੇਲੀ ਜੀ। ਤੇਰਾ ਕੋਈ ਨਾ ਬੇਲੀ ਜੀ ਪਾਪ ਕਮਾਵਦਿਆ, ਕੋਈ ਨਾ ਬੇਲੀ ਪਾਪ ਕਮਾਵਦਿਆ, ਤੇਰਾ ਤੇਰਾ ਕੋਈ ਨਾ ਬੇਲੀ ਜੀ ਪਾਪ ਕਮਾਵਦਿਆ, ਕੋਈ ਨਾ ਬੇਲੀ ਜੀ ਪਾਪ ਕਮਾਵਦਿਆ, ਤੇਰਾ ਮਨ ਕਾ ਰਾਤੜਿਆ ਵਾਟ ਦੋਹੇਲੀ ਰਾਮ, ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ। ਪਤਾ ਨਹੀਂ ਹੈ। ਸਤਿਗੁਰੂ ਨੇ ਤੇ ਬਾਣੀ ਵਿੱਚ ਕਿਹਾ ਹੈ, ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮਥਨ ਮਾਧਾਣੀਆਂ ਤਿਉਂ ਮਥੇ ਧਰਮ ਰਾਏ। ਪੰਤੂ ਸਾਧ ਸੰਗਤ, ਪਾਪ ਹੈ ਤਾਂ ਬਹੁਤ ਬੁਰਾ ਹੈ, ਕੌਣ ਨਹੀਂ ਜਾਣਦਾ ਕਿ ਪਾਪ ਕਰਨਾ ਬਹੁਤ ਮਾੜਾ ਹੈ। ਪਰੰਤੂ ਸਤਿਗੁਰੂ ਜੀ ਨੇ ਬਾਣੀ ਵਿੱਚ ਤਸਦੀਕ ਕੀਤੀ ਹੈ ਇਸ ਗੱਲ ਦੀ, ਪਾਪ ਬੁਰਾ ਹੈ ਲੱਗਦਾ ਪਾਪੀ ਨੂੰ ਪਿਆਰਾ, ਲੱਗਦਾ ਪਾਪੀ ਨੂੰ ਪਿਆਰਾ, ਪਾਪ ਬੁਰਾ ਹੈ ਲੱਗਦਾ ਪਾਪੀ ਨੂੰ ਪਿਆਰਾ, ਲੱਗਦਾ ਪਾਪੀ ਨੂੰ ਪਿਆਰਾ, ਪਾਪ ਬੁਰਾ ਹੈ, ਪਾਪ ਬੁਰਾ ਹੈ ਲੱਗਦਾ ਪਾਪੀ ਨੂੰ ਪਿਆਰਾ, ਲੱਗਦਾ ਪਾਪੀ ਨੂੰ ਪਿਆਰਾ, ਲੱਗਦਾ ਪਾਪੀ ਨੂੰ ਪਿਆਰਾ, ਲੱਗਦਾ ਪਾਪੀ ਨੂੰ ਪਿਆਰਾ, ਲੱਗਦਾ ਪਾਪੀ ਨੂੰ ਪਿਆਰਾ, ਲੱਗਦਾ ਪਾਪੀ ਨੂੰ ਪਿਆਰਾ, ਲੱਗਦਾ ਪਾਪੀ ਨੂੰ ਪਿਆਰਾ, ਲੱਗਦਾ ਪਾਪੀ ਨੂੰ ਪਿਆਰਾ, ਲੱਗਦਾ ਪਾਪੀ ਨੂੰ ਪਿਆਰਾ, ਲੱਗਦਾ ਪਾਪੀ ਨੂੰ ਪਿਆਰਾ, ਪਾਪ ਬੁਰਾ ਹੈ ਲੱਗਦਾ ਪਾਪੀ ਨੂੰ ਪਿਆਰਾ, ਲੱਗਦਾ ਪਾਪੀ ਨੂੰ ਪਿਆਰਾ, ਲੱਗਦਾ ਪਾਪੀ ਨੂੰ ਪਿਆਰਾ, ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾ ਸਾਰਾ। ਪਾਪ ਹੈ ਤਾਂ ਬੁਰਾ ਹੈ ਸਾਧ ਸੰਗਤ ਜੀ, ਪਰੰਤੂ ਪਾਪ ਕਰਮ ਕਰਨ ਵਾਲੇ ਨੂੰ ਉਹ ਬੜਾ ਚੰਗਾ ਲੱਗਦਾ। ਵੇਖਦੇ ਆਪਾਂ ਤਰਲੇ ਲੈਂਦੇ ਰਹਿੰਦੇ ਨੇ ਜਾਨਵਰ, ਪਰੰਤੂ ਉਹ ਕਸਾਈਆਂ ਨੂੰ ਪਾਪ ਕਰਮ ਕਰਨ ਤੋਂ ਵੀ ਗੁਰੇਜ ਨਹੀਂ ਆਉਂਦਾ। ਵੇਖਦੇ ਆਪਾਂ ਪਾਪੀ ਕਰਮ ਕਮਾਮ ਦੇ ਆਪਣੇ ਕਰਮ ਕਰੀ ਜਾ ਰਹੇ ਨੇ ਸਾਧ ਸੰਗਤ ਜੀ, ਪਾਪੀ ਆਪਣੇ ਕਰਮ ਕਰੀ ਜਾ ਰਹੇ ਨੇ, ਪਾਪ ਕਰਮ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਤੇ ਸੁਮਤ ਬਖਸ਼ਣ। ਸਤਿਗੁਰੂ ਜੀ ਕਹਿੰਦੇ ਨੇ ਉਹ ਜੀਵ ਕਿਤੇ ਥੋੜੀ ਜੀ ਸ਼ਰਮ ਕਰ, ਜੀਆਂ ਕੋ ਅਤਨਾ ਸੰਗ ਹੈ ਪ੍ਰਾਣੀ, ਕਹਿੰਦੇ ਤੈਨੂੰ ਸੰਗ ਸ਼ਰਮ ਨਹੀਂ ਆਉਂਦੇ। ਸਤਿਗੁਰੂ ਜੀ ਨੇ ਬਚਨ ਕੀਤਾ ਹੈ ਬਾਣੀ ਵਿੱਚ, ਕਹਿੰਦੇ ਪਾਪ ਕਰਮ ਕਰਨ ਲੱਗਿਆ ਤੈਨੂੰ ਸੰਗ ਸ਼ਰਮ ਨਹੀਂ ਆਉਂਦੀ। ਜੋ ਸਤਿਗੁਰੂ ਜੀ ਬਚਨ ਕਹਿ ਗਏ ਨੇ ਸਾਧ ਸੰਗਤ ਜੀ, ਹੈ ਤਾਂ ਸਹੀ, ਸ਼ਰਮ ਧਰਮ ਕਾ ਡੇਰਾ ਪਿਆਰਿਓ ਦੂਰ ਰਹਿ ਗਿਆ, ਸ਼ਰਮ ਧਰਮ ਕਾ ਡੇਰਾ ਪਿਆਰਿਓ ਦੂਰ ਰਹਿ ਗਿਆ, ਸ਼ਰਮ ਧਰਮ ਕਾ ਡੇਰਾ ਪਿਆਰਿਓ, ਸ਼ਰਮ ਧਰਮ ਕਾ ਡੇਰਾ ਪਿਆਰਿਓ ਦੂਰ ਰਹਿ ਗਿਆ, ਸ਼ਰਮ ਧਰਮ ਕਾ ਡੇਰਾ ਪਿਆਰਿਓ ਦੂਰ ਰਹਿ ਗਿਆ, ਡੇਰਾ ਦੂਰ ਰਹਿ ਗਿਆ, ਡੇਰਾ ਦੂਰ ਰਹਿ ਗਿਆ, ਡੇਰਾ ਦੂਰ ਰਹਿ ਗਿਆ, ਡੇਰਾ ਦੂਰ ਰਹਿ ਗਿਆ, ਸ਼ਰਮ ਧਰਮ ਕਾ ਡੇਰਾ ਪਿਆਰਿਓ ਦੂਰ ਰਹਿ ਗਿਆ, ਸ਼ਰਮ ਧਰਮ ਕਾ ਡੇਰਾ ਪਿਆਰਿਓ ਦੂਰ ਰਹਿ ਗਿਆ, ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ, ਪਰ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲੰਘ, ਪਾਪ ਕੀ ਜਾਣ ਲਾ ਸਾਬ ਨੂੰ ਤਾਇਆ ਜੋਰੀ ਮੰਗਾ ਦਾਨ ਲਾਲ